ਪਰਿਜਾਪਾਲੀ ਨਮੋ ਤੱਸਾ ਭਗਵਤੋ ਅਰਹਤੋ ਸੰਮਾ ਸੰਬੁੱਧਸਾ ਸਮੰਦਾ ਚਕਾਵਾਲੀਸੁ ਅਦਰਾ ਗੱਛੰਤੁ ਦੇਵਤਾ ਸਦਮੰ ਮੁਨਿਰਾਜਸ ਸੁਨੰਤੁ ਸਗਾ ਮੌਖਾਦੰ ਧੰਮ ਸਵਨ ਕਾਲੋ ਅਯੰ ਭਦੰਦਾ ਨਮੋ ਤਸ ਭਗਵਦੋ ਅਰਹਦੋ ਸੰਮਾ ਸੰਬੁੱਧਸਾ ਯੀ ਸੰਦਾ ਸੰਦਾ ਚੈਦਾ ਤੀਸਰਨ ਸਰਨ ਇਥਾ ਲੋਕੰਦਰੀ ਵਾ ਭੂਮਾ ਭੂਮਾ ਚਾਤੀ ਵਾ ਗੁਨਾ ਗਨਾ ਗਹਨਾ ਪਿਆਵਦਾ ਸਭਾ ਕਾਲੰ ਇਦਿ ਆਯੰਤੁ ਦੇਵਾ ਵਰਾਕਨਕ ਮਯੀ ਮੇਰੁ ਰਾਜੀ ਵਸੰਦੋ ਸੰਦੋ ਸੰਦੋ ਸਾਹਿਦੋ ਮੁਨਿ ਵਰ ਵਚਨੰ ਸੋਤੁ ਮਗੰ ਸਮਗਾ ਸਭੇਸੁ ਜਗਾਵਾਲੇਸੁ ਯਖਾ ਦੇਵਾ ਚ ਬ੍ਰਹਮਣੋ ਯੰ ਅਮੇਹਿ ਕਦੰ ਬੁਨਯੰ ਸਭ ਸੰਪਤਿ ਸਾਰਗੰ ਸਭੇਦੰ ਅਨੁਮੋਦਿਤਵਾ ਸਮਗਾ ਸਾਸਨੀ ਰਦਾ ਪਮਾਦਰਹਿਤਾ ਹੋਂਤੁ ਆਰਖਾਸੁ ਵਿਸੇਸਾਦੋ ਸਾਸਨ ਸਾਚ ਲੋਕਸ ਹੋਧਿ ਭਵਤੁ ਸਭਦਾ ਸਾਸਨੰ ਪਿਚ ਲੋਕੰ ਚ ਦੇਵਾ ਰਖੰਤੁ ਸਭਦਾ ਸਦੇ ਹੋਂਤੁ ਸੁਖੀ ਸਭੇ ਪਰਿਵਾਰੇਹਿ ਅਦਨੋ ਅਨਿਗਾ ਸੁਮਨਾ ਹੋਂਤੁ ਸਹਾ ਸਭੇਹਿ ਜ್ਞਾਤਿਭਿ ਰਾਜਾ ਦੋਵਾ ਚੋਰਾ ਦੋਵਾ ਮਨੁਸਾ ਦੋਵਾ ਅਮਨੁਸਾ ਦੋਵਾ ਅਗਿ ਦੋਵਾ ਉਦਗ ਦੋਵਾ ਪੀਸਾ ਚ ਦੋਵਾ ਖਾਂਡੂਕ ਦੋਵਾ ਗੰਡਕ ਦੋਵਾ ਨਖਦ ਦੋਵਾ ਜਨਬਦ ਰੋਗ ਦੋਵਾ ਅਸਧਮ ਦੋਵਾ ਅਸੰਦਿਠਿ ਦੋਵਾ ਅਸਬੁਰੀਸ ਦੋਵਾ ਜਾਂਡ ਹਠਿ ਅਸ ਮੀਗ ਗੋਨ ਗੁਗੁਰ ਅਹਿ ਵੈਚਿਕ ਮਨੀਸਭ ਧੀਬਿ ਅਛ ਤਰਛ ਸੁਗਰ ਮਹਿਸ ਯਖ ਰਖਸਾਦਿਹਿ ਨਾਨਾ ਭਯ ਦੋਵਾ ਨਾਨਾ ਰੋਗ ਦੋਵਾ ਨਾਨਾ ਉਪਦਵ ਦੋਵਾ ਅਰਖੰ ਕਨੰਤੁ ਨੰਬਰ ਵਨ ਮੰਗਲ ਸੁਦਾ ਯੰ ਮੰਗਲੰ ਦ੍ਵਾਦਸਾਹਿ ਚਿੰਦਯੈ ਸੁ ਸਾਦਿਵਗ ਸੁਦਾਨੰ ਨਾਤਿ ਗੱਛਂਤਿ ਅਠਤੇ ਸੰਚ ਮੰਗਲੰ ਦੇਸਿਦੰ ਦੇਵਾ ਦੇਵੇਨ ਸਭ ਪਾਪ ਵਿਨਾਸ਼ਨੰ ਸਭ ਲੋਕ ਹਿਤਾਯ ਮੰਗਲੰ ਤੰ ਬਨਾਮਹਿ ਏਵੰ ਮੇ ਸੁਦੰ ਏਕੰ ਸਮਯੰ ਭਗਵਾ ਸਾਵਠਿਯੰ ਵਿਹਰਤਿ ਚੇਦਾਵਨੇ ਅਨਾਥ ਬੈਂਦਿਕਸ ਆਰਾਮੇ ਅਠਾਖੋ ਅਨਯਦਰਾ ਦੇਵਦਾ ਅਭੈਗੰਡਾਯ ਰਤਿਯਾ ਅਭੈਗੰਡਾਵਨ ਕੇਵਲ ਕਬੰ ਚੇਦਾਵਨ ਓਭਾ ਸਿਧਵਾ ਯੇਨ ਭਗਵਾ ਤੇਨੁਪਾਸੰਗਮਿ ਉਪਸੰਗਮੈਦਵਾ ਭਗਵੰਤੰ ਕਾਥਾ ਭਗਵੰਤੰ ਅਭਿਵਾਦਤਵਾ Iga mandan atasi, Iga mandan tida kosa diwada, Bhagavandan kataya ajabasi. Bahu diwa manosaja mangalani ajindayom, Agangkamana sotanam, Paruhi mangala mudamam. Asivanaja balanam, Panditananja sivana, Pujaja pujaniyanam, Idam mangala mudamam. Padiruba tisa wasoja, Pobija gada ponyada, Ada sama panidisja, Idam mangala mudamam. Paho sajjanja, Seibanja, Vinayhoja, Susekito, Subhasidaja, Yahwaja, Idam mangala mudamam. Mada bidu ubadhanam, Pauda darasa sangaho. Anagula jya gamanda idam mangala mudamam. Danam jya dhamma jariya jya nyadaganam jya sangaho. Anavajani gamani idam mangala mudamam. Aradi viradi papa majabana jya sanyamo. Abhamado jatam visu idam mangala mudamam. Karao jya niwado jya santoti jya kadanyuda. Kalina dhammasavanam idam mangala mudamam. Khandi jya sova jya sada. Samanananja dasanam, Kalina dhamma sakacha, Idam mangala mudamam. Daboja brahmajariyanja, Ariyasajana dasanam. Nibbana sachi kriyaja, Idam mangala mudamam. Bhutasa logadam vihi, Jaitan yasa nagambadi, Asogam virajyam kimam, Idam mangala mudamam. Idadisani gadavana sabata mabarajita, Sabata sotinga chanti, Dantisam mangala mudamam, mangala sautam nitidam.